ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋ ਅੱਖੀਆਂ ਨੂੰ ਰਹਿਣ ਅੱਖੀਆਂ ਦੇ ਕੋਲ ਕੋਲ ਚੰਨ ਪਰ ਦੇਸੀਆਂ ਬੋਲ ਬਾਵੇ ਨਾ एक एक घड़ी साड़ी बोलबा।